ਲਾ ਨਾ ਲਿਹਾ ਨਾ ਗਿਲਾਫ ਨਾ ਲਿਹਾਫ ਠੰਡੀ ਹਵਾ ਵੀ ਗਿਲਾਫ ਸਸੁਰੀ ਜੁਰਮ ਕੇ ਹਜ਼ੂਰ ਮਰ ਗਏ ਹੋ ਮਰ ਗਏ।